ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਤੀਜਾ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ, ਪੜ ਥਕੇ ਦੂਜੇ ਭਾਈ ਖੁਆਰ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ, ਪੜ ਥਕੇ ਦੂਜੇ ਭਾਈ ਖੁਆਰ। ਸੋ ਪੜਿਆ ਸੋ ਪੰਡਿਤ ਬੀਨਾ, ਗੁਰ ਸ਼ਬਦ ਕਰੇ ਵਿਚਾਰ, ਅੰਦਰ ਖੋਜੈ ਤਤ ਲਹੈ ਪਾਏ ਮੋਖ ਦੁਆਰ। ਗੁਣ ਨਿਧਾਨ ਹਰ ਪਾਇ ਸਹਿਜ ਕਰੇ ਵਿਚਾਰ, ਧਨ ਵਪਾਰੀ ਨਾਨਕ ਜਿਸ ਗੁਰਮੁਖ ਨਾਮ ਆਧਾਰ। ਮਹੱਲਾ ਤੀਜਾ। ਵਿਣ ਮਨ ਮਾਰੇ ਕੋਈ ਨਾ ਸਿਜਈ, ਵੇਖੋ ਕੋ ਲਿਵਲਾਏ। ਭੇਖ ਧਾਰੀ ਤੀਰਥੀ ਭਵ ਥਕੇ, ਨਾ ਇਹੋ ਮਨ ਮਾਰਿਆ ਜਾਏ। ਗੁਰਮੁਖ ਇਹੋ ਮਨ ਜੀਵਤ ਮਰੈ, ਸੱਚ ਰਹੈ ਲਿਵਲਾਏ। ਨਾਨਕ ਇਸ ਮਨ ਕੀ ਮਲ ਇਉਂ ਉਤਰੈ, ਹਉ ਮੈਂ ਸ਼ਬਦ ਜਲਾਏ। ਪੌੜੀ ਹਰ ਹਰ ਸੰਤ ਮਿਲਹੋ ਮੇਰੇ ਭਾਈ, ਹਰ ਨਾਮ ਦਿਰੜਾਵਹੋ ਇੱਕ ਕਿਨਕਾ। ਹਰ ਹਰ ਸੀਗਾਰ ਬਨਾਵ ਹੋ ਹਰ ਜਨ, ਹਰ ਕਾਪੜ ਪਹਿਰਹੋ ਖਿਮਕਾ। ਐਸਾ ਸੀਗਾਰ ਮੇਰੇ ਪ੍ਰਭ ਭਾਵੈ, ਹਰ ਲਾਗੈ ਪਿਆਰਾ ਪ੍ਰੇਮਕਾ। ਹਰ ਹਰ ਨਾਮ ਬੋਲਹੋ ਦਿਨ ਰਾਤੀ, ਸਭ ਕਿਲ ਵਿਖ ਕਾਟੈ ਇੱਕ ਪਲਕਾ। ਹਰ ਹਰ ਦਿਆਲ ਹੋਵੇ ਜਿਸ ਉਪਰ, ਸੋ ਗੁਰਮੁਖ ਹਰ ਜਪ ਜਿਣਕਾ। ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲ ਵਿਖ ਕਾਟੈ ਇੱਕ ਪਲ। ਪਾਲਕਾ ਹਰ ਹਰ ਦਇਆਲ ਹੋਵੇ ਜਿਸ ਉਪਰ ਸੋ ਗੁਰਮੁਖ ਹਰ ਜਪ ਜਿਣਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ, ਹਉਮੈ ਵਿੱਚ ਸਭ ਪੜ੍ਹ ਥੱਕੇ, ਦੂਜੇ ਪਾਏ ਖੁਆਰ। ਰਾਗ ਸੋਰਠ ਕੀ ਵਾਰ, ਪੌੜੀ 21। ਸਲੋਕਾਂ